ਮੇਜ਼ ਤੇ ਉਹ ਸੂਰ ਠੁੱਪ ਗਈ ਦਿਲਾਂ ਵਾਲੀ ਮੇਰੀ ਸੇਜ ਤੇ ਉਹ ਟੱਟ ਪੱਟ ਬੋਤਲ ਮੈਂ ਰੱਖ ਦਿੱਤੀ ਮੇਜ਼ ਤੇ ਮੇਰੇ ਹੱਥਾਂ ਵਿੱਚੋਂ ਮਿੱਟ ਕੀ ਲੱਗੀ ਰਹੇ ਕਾਨੂੰ ਗੈਰਾਂ ਦੀ ਤੂੰ ਪਾਣੀ ਤੱਕਦੀ ਰਹੇ ਲੜਾਕੇ ਅੱਖੀ ਅੱਖਾਂ ਫੇਰ ਗਈਆਂ ਹੀਰੇ ਉਹ ਤੈਨੂੰ ਵੇਖ ਮੇਰਾ ਕਾਲ ਜਾਏ ਕੀੜੇ ਤੰਗ ਕਰਦੇ ਨੇ ਦਾਰੂ ਵਾਲੇ ਕੀੜੇ ਤੰਗ ਕਰਦੇ ਨੇ ਦਾਰੂ ਵਾਲੇ ਕੀੜੇ।